ਵੇਖ ਪਿੱਛੇ ਸਾਡੇ ਆਂਦੀਆਂ ਸਾਡੇ ਤੋਂ ਦੂਰ ਦੂਰ ਦੂਰ ਹੀ ਤੂੰ ਰਹਿਣੀ ਮਿੱਠੀਆਂ ਤੂੰ ਗੱਲਾਂ ਕਿਸੇ ਹੋਰ ਨੂੰ ਸੁਣਾਨੀ ਲੋਕਾਂ ਦੀਆਂ ਨਜ਼ਰਾਂ ਚ ਕੁੜੀ ਤੂੰ ਦੱਸਦੀ।